ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀਆਂ, ਤਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀਆਂ। ਮੇਰੀ ਚੜ ਕੇ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ। ਗੱਲ ਸੁਣ ਲੈ ਸਰਜੀ ਓਏ, ਮੈਨੂੰ ਕੁੜਤਾ ਸਿਉਂਦੇ ਸੂਹਾ। ਗੱਲ ਸੁਣ ਲੈ ਸਰਜੀ ਓਏ, ਮੈਨੂੰ ਕੁੜਤਾ ਸਿਉਂਦੇ ਸੂਹਾ। ਉਹਨੂੰ ਸੁਪਨੇ ਆਉਂਦੇ ਹੋਣੇ ਨੇ ਨਿਤ ਚੂੜੇ ਵੰਗਾਂ ਦੇ, ਉਹਨੂੰ ਕੁੰਡ ਚੋਂ ਦਿਸਦੇ ਹੋਣੇ ਨੇ ਨਿਤ ਖਿਆਲ ਹਸੰਗਾਂ ਦੇ। ਉਹਨੂੰ ਸੁਪਨੇ ਆਉਂਦੇ ਹੋਣੇ ਨੇ ਨਿਤ ਚੂੜੇ ਵੰਗਾਂ ਦੇ, ਉਹਨੂੰ ਕੁੰਡ ਚੋਂ ਦਿਸਦੇ ਹੋਣੇ ਨੇ ਨਿਤ ਖਿਆਲ ਹਸੰਗਾਂ ਦੇ। ਉਹਦੇ ਦਿਲ ਤੇ ਲੜਦਾ ਹੋਊ ਮੇਰੇ ਇਸ਼ਕ ਦਾ ਨਾਗ ਦਮੂਹਾ। ਪਰਦਾ